ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮੁਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਪਾਇਆ ਪ੍ਰਭੇ ਆਪਣਾ ਗਾਇਆ ਰਾਮ ਅਵਿਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ ਅਵਿਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲੱਗ ਵੱਡਾ ਭਾਗ ਕਬ ਮਿਲੀਐ ਪੂਰਨ ਪਤੇ ਸਹਿਜੇ ਸਮਾਈਐ ਗੋਵਿੰਦ ਪਾਈਐ ਦੇਹੋ ਸਹੀਐ ਮੋਹੇ ਮਤੇ ਦਿਨ ਰਹਿਣ ਠਾਡੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਬਿਨਵੰਤ ਨਾਨਕ ਕਰੋ ਕਿਰਪਾ ਲੈ ਹੋ ਮੋਹੇ ਲੜ ਲਾਇਆ ਭਇਆ ਸਮਾਹੜਾ ਹਰ ਰਤਨ ਵਿਸਾਰਾਮ ਖੋਜੀ ਖੋਜ ਲੱਦਾ ਹਰ ਸੰਤਨ ਪਾਰਾਮ ਮਿਲੇ ਸੰਤ ਪਿਆਰੇ ਦਇਆ ਤਾਰੇ ਕਥੇ ਅਕਥ ਵਿਚਾਰੋ ਇੱਕ ਚਿੱਤ ਇੱਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਪਹਿ ਕਰ ਬਿਨੰਤੀ ਮਿਲੈ ਹਰ ਜਸ ਲਾਲ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਅਥਾਰ ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ ਸੁਖ ਸਮੂਹ ਪਾਇਆ ਜੋਗੋ ਰਾਮ ਮਿਲ ਸੰਤ ਆਏ ਪ੍ਰਭ ਤੇ ਆਏ बड़े अचरज जानिया मिल एकत्र होए सहज टोए मन प्रीत उपजी मानिया मिल जोत जोते ओत पोते हर नाम सब रस भोगो बिनवंत नानक सब संत मिली प्रभ करण कारण जोगो पावन सुहावड़ा तरत सभागी राम प्रभ कार आए अड़ा गोर चरणी लागी राम गोर चरण लागी सहज जागी सगल इच्छा पुनिया मेरी आस पूरे संत तोरे हार मेरे कंत विछुने आनंद आनंद न वजहे वाजे अहं मत मन की त्यागी बिनवंत नानक शरण स्वामी संत संग लेव लागे आनंद आनंद न वजहे वाजे अहं मत मन की त्यागी बिनवंत नानक शरण स्वामी संत संग लेव लागी वाहे गुरु जी का खालसा वाहे गुरु जी की फतेह बिलावल महला पंजवा छंत एक ओंकार सतगुर प्रसाद मंगल साज पाया प्रभ अपना गाया राम अविनाशी वार सुनिया मन उपजिया चाया राम।